ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਤੀਜਾ ਸਤਿਗੁਰ ਨੌ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਾਏ ਜਿਚਰ ਸ਼ਬਦ ਨਾ ਕਰੇ ਵਿਚਾਰ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਚੁੱਕੇ ਨਾਮ ਨਾ ਲੱਗੇ ਪਿਆਰ ਇੱਕ ਆਪੇ ਵਖਸ ਮਿਲਾਇਆ ਨਾ ਦੁਬੇਦਾ ਤਾਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮੇਲੇ ਸਤਿਗੁਰ ਹੇਤ ਪਿਆ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੁਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਸੇਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੇ ਸੁਖ ਪਾਇਆ ਵਖ ਸੇ ਵਖ ਸਣਹਾਰ आप सब करता। कोई दूजा होए सो अवरो कहिया, हर आपे बोले आप बुलावे, हर आपे जाल थाल राव रहिया, हर आपे मारे हर आपे छोटे, मान हर सरणे पर रहिया, हर बेन कोई मार जीवाल ना सके, मान हुए निचिंद निसल हुए रहिया, उठ दिया बह दिया सुते आ सदा सदा हर नाम ते आईया, जान नानक गुर मुख हर लहिया, हर बिन कोई जीवाल ना सके, मन हुए निचिंद निसल हुए रहिया, उठ दिया बह दिया सुते आ सदा सदा हर नाम ते आईया, जान नानक गुरमुख हर लहिया, शुद्ध वाहे गुरु जी का खालसा, वाहे गुरु जी की फतेह। श्लोक महला तीजा, सतगुरु नो सब को वेखदा, जेता जगत संसार डिठा मुक्त ना होवै, जिचर शब्द ना करे विचार, राग वड़हंस की इक्कीवीं पौड़ी श्लोका ना।